ਛੱਡ ਨੈਟ ਉੱਤੇ ਤੋਰੇ ਜਿਹੜੇ ਤੂੰ ਸਵੈਗਨੀ ਮੋਢੇ ਖੇਤੀਬਾੜੀ ਆਲਾ ਸਾਡੇ ਪੱਕਾ ਟੈਗਨੀ ਛੱਡ ਨੈਟ ਉੱਤੇ ਤੋਰੇ ਸਾਡੇ ਆਲਾ ਆਖਿਆ ਕਰੇਗੀ ਅੱਖ ਲੜ ਲੈਣ ਦੇ ਸਾਡੇ ਆਲਾ ਆਖਿਆ ਕਰੇਗੀ Chopping music, baby.